ਚੜਾਇਆ ਜਿਵੇਂ ਮਾੜੀ ਸਰਕਾਰ ਪਰ ਕਰਦੇ ਆ ਪਿਆਰ ਫਾਇਦਾ ਕੀ ਲੁਕਾਉਣ ਤੋਂ ਕਹਿ ਵੀ ਨੀ ਸਕਦੇ ਦਿਲਾਹ ਇੱਕੋ ਗੱਲ ਦਾ ਗਿਲਾਹ ਮੈਂ ਡਰਾਂ ਤੇਰੀ ਹਰੀ ਖੋਣ ਤੋਂ ਰੋਜ਼ ਰੋਜ਼ ਮਿਲਣੇ ਇਹਨੂੰ ਜੀ ਕਰੇ ਦੱਸ ਦਿਲ ਕੀ ਕਰੇ ਬਹੁਤ ਹੋਈਆਂ ਗੱਲਾਂ ਫੋਨ ਤੋਂ ਰੋਜ਼ ਰੋਜ਼ ਮਿਲਣੇ ਇਹਨੂੰ ਜੀ ਕਰੇ ਦੱਸ ਦਿਲ ਕੀ ਕਰੇ ਬਹੁਤ ਹੋਈਆਂ ਗੱਲਾਂ ਫੋਨ ਤੋਂ ਇੰਜ ਲੱਗੇ ਖੋਰੇ ਕਿੰਨੇ ਹੋ ਗਏ ਨੇ ਸਾਲ ਭਾਵੇਂ ਟੱਪੇ ਆਇਆ ਵੀ ਕਈ ਇੱਕ ਹੋਰ ਨੀ ਇੱਕ ਵਾਰੀ ਆਖੇ ਸੀਨਾ ਚੀਰ ਕੇ ਵਿਖਾ ਦਿਆਂ ਜੇ ਆਖਦੀਆਂ ਦਿਲ ਵਿੱਚ ਚੋਰ ਨੀ ਓਪਨ ਤੇ ਛੱਡ ਦਵੇਂ ਮੈਸੇਜ ਤੂੰ ਮੇਰੇ ਜਜ਼ਬਾਤਾਂ ਉੱਤੇ ਕਰਦੀ ਨਾ ਗੌਰ ਨੀ ਅੱਜ ਤੱਕ ਉੱਚੀ ਨੀਵੀਂ ਕਿਸੇ ਦੀ ਨਾ ਸੁਣੀ ਕੱਲਾ ਤੇਰੇ ਅੱਗੇ ਚੱਲਦਾ ਨਾ ਜ਼ੋਰ ਨੀ ਨੈਣਾ ਦੇ ਨੇੜੇ ਵੇ ਦਿਲ ਦੇ ਬਨੇਰੇ ਤੇ ਬੈਠੀ ਰਵੇ ਯਾਰਾ ਸਾਰੀ ਉਮਰ ਰਾਹੋਂ ਮੈਂ ਬਾਹੋਂ ਮੈਂ ਬਚ ਕੇ ਨਿਗਾਹੋਂ ਸੇ ਲਗ ਨਾ ਜਾਏ ਤੁਝੇ ਕਹੀਂ ਨਜ਼ਰ ਛੱਡ ਦੋ ਗਰੂਰ ਤੁਸੀਂ ਹੁਣ ਤਾਂ ਹਜ਼ੂਰ ਡਰ ਲੱਗਦਾ ਏ ਤੁਹਾਡੇ ਕੋਲੋਂ ਦੂਰ ਹੋਣ ਤੋਂ ਕਹਿ ਵੀ ਨੀ ਸਕਦੇ ਦਿਲਾਹ ਇੱਕੋ ਗੱਲ ਦਾ ਗਿਲਾਹ ਮੈਂ ਡਰਾਂ ਤੇਰੀ ਯਾਰੀ ਖੋਣ ਤੋਂ ਰੋਜ਼ ਰੋਜ਼ ਮਿਲਣੇ ਇਹਨੂੰ ਜੀ ਕਰੇ ਦੱਸ ਦਿਲ ਕੀ ਕਰੇ ਬਹੁਤ ਹੋਈਆਂ ਗੱਲਾਂ ਫੋਨ ਤੋਂ ਰੋਜ਼ ਰੋਜ਼ ਮਿਲਣੇ ਇਹਨੂੰ ਜੀ ਕਰੇ ਦੱਸ ਦਿਲ ਕੀ ਕਰੇ ਬਹੁਤ ਹੋਈਆਂ ਗੱਲਾਂ ਫੋਨ ਤੋਂ ਸ਼ਾਇਦ ਮੁੱਕਣ ਤੇ ਆਉਣ ਹੀ ਨਾ ਇਹ ਗੱਲਾਂ ਨੇ ਜੋ ਉਹਦੀ ਅੱਖਾਂ ਵਿੱਚ ਮੈਂ ਦਿਸਦਾ ਮੇਰੀ ਅੱਖਾਂ ਵਿੱਚ ਓ ਜਿੰਨਾ ਉਹਦਾ ਮੈਂ ਕਰਦਾ ਓ ਕਰੇ ਬਰਾਬਰ ਮੋ ਉਹਦੀ ਅੱਖਾਂ ਵਿੱਚ ਮੈਂ ਦਿਸਦਾ ਮੇਰੀ ਅੱਖਾਂ ਵਿੱਚ ਓ ਤੜਕੇ ਹੀ ਉੱਠ ਕੇ ਵਿੱਚ ਚੇਤੇ ਤੈਨੂੰ ਕਰਾਂ ਨਾਲੇ ਨਾਮ ਤੇਰਾ ਲਵਾਂ ਯਾਰਾ ਪਹਿਲਾਂ ਸੌਣ ਤੋਂ ਕਹਿ ਵੀ ਨੀ ਸਕਦੇ ਦਿਲਾਹ ਇੱਕੋ ਗੱਲ ਦਾ ਗਿਲਾਹ ਮੈਂ ਡਰਾਂ ਤੇਰੀ ਯਾਰੀ ਖੋਣ ਤੋਂ ਰੋਜ਼ ਰੋਜ਼ ਮਿਲਣੇ ਇਹਨੂੰ ਜੀ ਕਰੇ ਦੱਸ ਦਿਲ ਕੀ ਕਰੇ ਬਹੁਤ ਹੋਈਆਂ ਗੱਲਾਂ ਫੋਨ ਤੋਂ ਰੋਜ਼ ਰੋਜ਼ ਮਿਲਣੇ ਇਹਨੂੰ ਜੀ ਕਰੇ ਦੱਸ ਦਿਲ ਕੀ ਕਰੇ ਬਹੁਤ ਹੋਈਆਂ ਗੱਲਾਂ ਫੋਨ ਤੋਂ ਗਏ ਮੱਤ ਜਿੰਨੀ ਵਾਰੀ ਵੇਖਾਂ ਯਾਰਾ ਰੂਹ ਜਾਂਦੀ ਖਿਲਣੀ ਨਿੱਤ ਹੀ ਫਿਰ ਨੀਂਦਰ ਟੁੱਟਦੀ ਨਿੱਤ ਹੀ ਫਿਰ ਤੜਫਣੀ ਉੱਠਦੀ ਜਿੰਨੀ ਵਾਰੀ ਉਹਨਾਂ ਬਾਰੇ ਸੋਚਦਾ ਏ ਦਿਲ ਨੀ ਬਦਲੇ ਸੁਭਾਨੇ ਯਾਰਾ ਲੋਕ ਗਵਾਨੇ ਅਸੀਂ ਤੇਰੇ ਪਿੱਛੇ ਗਏ ਜ਼ਿੰਦਗੀ ਜਿਉਣ ਤੋਂ ਕਹਿ ਵੀ ਨੀ ਸਕਦੇ ਦਿਲਾਹ ਇੱਕੋ ਗੱਲ ਦਾ ਗਿਲਾਹ ਮੈਂ ਡਰਾਂ ਤੇਰੀ ਯਾਰੀ ਖੋਣ ਤੋਂ ਰੋਜ਼ ਰੋਜ਼ ਮਿਲਣੇ ਇਹਨੂੰ ਜੀ ਕਰੇ ਦੱਸ ਦਿਲ ਕੀ ਕਰੇ ਬਹੁਤ ਹੋਈਆਂ ਗੱਲਾਂ ਫੋਨ ਤੋਂ ਰੋਜ਼ ਰੋਜ਼ ਮਿਲਣੇ ਇਹਨੂੰ ਜੀ ਕਰੇ ਦੱਸ ਦਿਲ ਕੀ ਕਰੇ ਬਹੁਤ ਹੋਈਆਂ ਗੱਲਾਂ ਫੋਨ